ਕਲੂ ਤੇਰਾ ਭਾਈ ਅਗਰੇ ਤਾਂ ਨਹੀਂ ਯਾਰ ਤੇਰਾ ਗਲੀ ਵਿੱਚ ਗੇੜੇ ਲਾਉਂਦਾ ਰਹੂਗਾ ਠੋਕ ਦੂੰਗਾ ਸਾਲਾ ਜਿਹੜਾ ਤੈਨੂੰ ਪੰਜ ਕਹੂਗਾ ਜਿਹੜੀ ਮਾਰ ਮਾਰ ਮਾਰ ਮਾਰ ਮਾਰ ਮਾਰ ਜਿਹੜੀ ਮਾਰ ਮਾਰ ਲਾਸ਼ਾਂ ਮਾਧੂ ਭੱਲੀਏ ਤੇਰੀ ਬੇਬਿਆ ਕੋਈ ਚਿੰਤਾ ਨਹੀਂ ਜਿਹੜਾ ਬੰਬ ਸੁੱਟਦਾ ਦੂਜਾ ਭੱਲੀਏ ਸਤਿ ਸ਼੍ਰੀ ਅਕਾਲ ਜੀ ਘਰ ਦੇ ਜਵਾਈ ਤੇ ਹੱਥ ਨਹੀਂ ਚੁੱਕੀ ਰਹਾ